ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ, ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ। ਸਜਲੋ ਮਦੀਨੇ ਆਕਾ, ਸਜਲੋ ਮਦੀਨੇ ਆਕਾ, ਕਰੋ ਮਿਹਰਬਾਨੀਆਂ, ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ। ਕੌਣ ਜਾ ਕੇ ਦੱਸੇ ਸੋਹਣੇ ਅੱਲਾ ਦੇ ਹਬੀਬ ਨੂੰ, ਸਦ ਲੋ ਦੁਆਰੇ ਉੱਤੇ ਗਰੀਬ ਨੂੰ, ਕੌਣ ਜਾ ਕੇ ਦੱਸੇ ਸੋਹਣੇ ਅੱਲਾ ਦੇ ਹਬੀਬ ਨੂੰ, ਸਦ ਲੋ ਦੁਆਰੇ ਉੱਤੇ ਦੁਖੀਆ ਗਰੀਬ ਨੂੰ, ਦੁਖੀਆ ਗਰੀਬ ਨੂੰ, ਮੇਰੇ ਤੇ ਤੇਰਾ ਬਦ ਨਸੀਬੀਆਂ ਨੇ ਪਾਲਿਆ। ਸਜ ਲੋ ਮਦੀਨੇ ਆਕਾ, ਸਜ ਲੋ ਮਦੀਨੇ ਆਕਾ, ਕਰੋ ਮਿਹਰਬਾਨੀਆਂ, ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ। ਤੁਸਾਂ ਸੇ ਡੇਰਾ ਮੈਥੋਂ ਬੜੀ ਦੂਰ ਲਾ ਲਿਆ। ਸਜ ਲੋ ਮਦੀਨੇ ਆਕਾ, ਸਜ ਲੋ ਮਦੀਨੇ ਆਕਾ, ਕਰੋ ਮਿਹਰਬਾਨੀਆਂ, ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ। ਸੋਚਾਂ ਵਿੱਚ ਰੋਗ ਜਿੰਦੜੀ ਨੂੰ ਲਾ ਲਿਆ। ਸਜ ਲੋ ਮਦੀਨੇ ਆਕਾ, ਸਜ ਲੋ ਮਦੀਨੇ ਆਕਾ, ਕਰੋ ਮਿਹਰਬਾਨੀਆਂ, ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ। ਦਾਦਾ ਤੁਸਾਂ ਸੇ ਡੇਰਾ ਮੈਥੋਂ ਬੜੀ ਦੂਰ ਲਾ ਲਿਆ। ਸਜ ਲੋ ਮਦੀਨੇ ਆਕਾ, ਸਜ لو مدینے آقا کرو مہربانیاں، مینو مجبوریاں تے دوریاں نے ماریا، جا کے کدی ویکا سونے گنبد دی ہریالیاں، پھر میں نیازی چما روزے دی جالیاں، جا کے کدی ویکا سونے گنبد دی ہریالیاں، پھر میں نیازی چما روزے دیا جالیاں، روزے دیا جالیاں، اپنا تے رونا سارا مشراں وچ سنا لیا، سد لو مدینے آقا کرو مہربانیاں، مینو مجبوریاں تے دوریاں نے ماریا، سد لو مدینے آقا